ਮੇਰਾ ਯਾਰ ਨੀ ਕੱਢਣੀ ਕਢਾਉਣ ਵਾਲੇ ਕੰਮ ਦੇ ਮੈਂ ਹੱਕ ਦੀ ਨੀ ਇੱਜ਼ਤਾਂ ਦੇ ਨਾਲ ਲੈ ਕੇ ਜਾਊਂ ਲਾਵਾਂ ਚਾਰ।